Es gebiet. ਦੀ ਅੱਖੀ ਮੇਰੀ ਕੰਡ ਵਰਗੀ ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ ਹੜ ਦੀ ਅੱਖੀ ਮੇਰੀ ਕੰਡ ਵਰਗੀ ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ ਤੜਕੇ ਜਿਹਨੂੰ ਚਮਕਾਉਂਦੀ ਪੋਪੀ ਲਾ ਲਿਆ ਤੂੰ ਲਾਉਂਦੀ ਫਿਰੇ ਮਸਕੇ ਬੈਠੇ ਤਾਂ ਉਹ ਲੁਕੜੇ ਜੇ ਜੱਟੀ ਗਿਣੋਰ ਮਾਰਦੀ ਹੋਈ ਐਂਕੀਆਂ ਦੇ ਚਸਕੇ ਨਾਗਣੀ ਸ਼ਕੀ ਦੀ ਭੋਰਾ ਚਿੱਟੇ ਕੋਲੋਂ ਬਚਿਆ ਬਹੁਤਿਆਂ ਨਾ ਮਾੜੇ ਬੀਬਾ ਬਹੁਤਿਆਂ ਨਾ ਅੱਛੇ ਆ ਜਿੰਨੇ ਵੀ ਆ ਬਦਲੇ ਗੱਦਾਰ ਬਦਲੇ ਦਿੱਤੇ ਹਥਿਆਰ ਬਦਲੇ ਚੱਲਣ ਤੋਂ ਹੀ ਡਰਦੇ ਆ ਯਾਰੀ ਚਿਗਦਾਰੀਆਂ ਨਾ ਰਾਸ ਜੱਟਾਂ ਨੂੰ ਰੰਨਾ ਨਾਲੋਂ ਕੰਨਾ ਬਹੁਤ ਖਾਸ ਜੱਟਾਂ ਨੂੰ ਯਾਰਾਂ ਨੂੰ ਕੋਈ ਮੰਦਾ ਚੰਗਾ ਬੰਦਾ ਬੋਲਦਾ ਚੱਕ ਲਈਏ ਤੇਲੇ ਉਹਨੂੰ ਲਾ ਕੇ ਪੱਟਾਂ ਨੂੰ ਯਾਰੀ ਬਦਲੇ ਜਾਨ ਦਿੱਤੀ ਆ ਬਦਲੇ ਮੂੰਹ ਤਲਵਾਰਾਂ ਦੇ ਇਸੇ ਗੱਲੋਂ ਯਾਰ ਰਹਿੰਦੇ ਆ ਟੌਪਿਕ ਨੀ ਅਖਬਾਰਾਂ ਦੇ ਬੰਦਿਆਂ ਨੂੰ ਬਸ ਖਾਧੀ ਖਾਰ ਬਦਲੇ ਜੱਟ ਦੇ ਸਟਾਰ ਬਦਲੇ ਨਖਰਾਵੇ ਮੁੰਡਿਆਂ ਵਿੱਚ ਤੂੰ ਵੀ ਵੱਖਰਾ ਵੇ ਚਾਹ ਜਾ ਉੱਚੀਆਂ ਹਵੇਲੀਆਂ ਮੈਂ ਵੇਖੀਆਂ ਨੇ ਟਹਿੰਦੀਆਂ, ਕਰੋ ਨਾ ਯਕੀਨ ਜ਼ਿਆਦਾ ਸੱਚ ਮਾਵਾਂ ਕਹਿੰਦੀਆਂ, ਨਾਮ ਹੋਵੇ ਸਾਰੇ ਵੀਰਾ ਵੀਰਾ ਕਹਿੰਦੇ ਆ, ਬੰਜਰੀ ਜ਼ਮੀਨ ਕੋਲੇ ਨਦੀਆਂ ਨੀ ਵਹਿੰਦੀਆਂ, ਉਹ ਯਾਰੀ ਚ ਗਿਦਾਰੀਆਂ ਤਾਂ ਕਰਦੇ ਆ ਥੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਲੋਕਾਂ ਦੇ ਜ਼ਰਾ ਦੇ ਦੱਸ ਕਾਦੀ ਬੱਲੇ ਬੱਲੇ, ਜਿੰਨੀ ਛੇਤੀ ਉੱਤੇ ਲੱਗਦੀ ਉਡਾਰੀ ਆ, ਅੱਜ ਕੱਲ ਫੇਮ ਪਿੱਛੇ ਟੁੱਟ ਜਾਂਦੀ ਯਾਰੀ ਆ, ਉਹ ਧਰਤੀ ਤੋਂ ਉੱਠ ਜਦੋਂ ਲੱਗਦੀ ਉਡਾਰੀ ਆ, ਅੱਜ ਕੱਲ ਫੇਮ ਪਿੱਛੇ ਟੁੱਟ ਜਾਂਦੀ ਯਾਰੀ ਆ, ਚੇਂਜ ਹੁੰਦੀ ਦੁਨੀਆ ਏ ਨੋਟ ਹਰੇ ਵੇਖ ਕੇ, ਦਿਲ ਕਾਲੇ ਹੋ ਜਾਂਦੇ ਆ ਇੰਨੀ ਮੱਤ ਮਾਰੀ ਆ, ਟੁੱਟ ਜਾਂਦੇ ਸਾਰੇ ਕੋਲੋਂ ਖਾਲੀ ਹੁੰਦੇ ਪੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਲੋਕਾਂ ਦੇ ਜ਼ਰਾ ਦੇ ਦੱਸ ਕਾਦੀ ਬੱਲੇ ਬੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਥੱਲੇ ਥੱਲੇ ਓਨੀ ਛੇਤੀ ਥੱਲੇ, ਕਈ ਹੁੰਦੇ ਆ ਸਨੇ ਕੋਏ, ਕੱਪੜੇ ਤਾਂ ਸੋਹਣੇ ਸੀਗੇ ਬੰਦੇ ਵੀ ਆ ਫੇਕ ਹੋਏ, ਸ਼ੇਰ ਕਹਿੰਦੇ ਆਪ ਨੂੰ ਕਈ ਹੁੰਦੇ ਆ ਸਨੇ ਕੋਏ, ਕੱਪੜੇ ਤਾਂ ਸੋਹਣੇ ਸੀਗੇ ਬੰਦੇ ਵੀ ਆ ਫੇਕ ਹੋਏ, ਸਾਡਾ ਤਾਂ ਕੰਮ ਹੁੰਦਾ ਲੱਕੜੀ ਦਾ ਚੁੱਲ੍ਹੇ 'ਚ, ਤੂੰ ਕਾਹਤੋਂ ਸੜਦਾ ਏ ਵੇਖ ਹੁਣੇ ਵੇਖ ਹੋਏ, ਐਸੇ ਲੋਕਾਂ ਨਾਲੋਂ ਯਾਰ ਆਪਾਂ ਚੰਗੇ ਕੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਲੋਕਾਂ ਦੇ ਜ਼ਰਾ ਦੇ ਦੱਸ ਕਾਦੀ ਬੱਲੇ ਬੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਥੱਲੇ ਥੱਲੇ ਓਨੀ ਛੇਤੀ ਥੱਲੇ, ਚੜਦੇ ਨੂੰ ਜੀਣਾ ਹੁੰਦਾ ਚਾਰਿਆ, ਥੱਲੇ ਆਉਂਦੇ ਮਿਲਣੇ ਆ ਰੱਬ ਜਦੋਂ ਤਾਰਿਆ, ਉਹ ਪੌੜੀ ਉੱਤੇ ਚੜਦੇ ਨੂੰ ਜੀਣਾ ਹੁੰਦਾ ਚਾਰਿਆ, ਥੱਲੇ ਆਉਂਦੇ ਮਿਲਣੇ ਆ ਰੱਬ ਜਦੋਂ ਤਾਰਿਆ, ਰਾਲੇ ਦਾ ਕਰਨ ਰੱਖੇ ਉਂਗਲਾਂ ਤੇ ਗਿਣ ਕੇ, ਜਿਹਨੇ ਲੱਤ ਖਿੱਚੀ ਮੈਨੂੰ ਚੇਤੇ ਉਹ ਸਾਰਿਆ, ਸਨੇਹਾ ਬਸ ਇੰਨਾ ਕੀ ਨਿਕਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਲੋਕਾਂ ਦੇ ਜ਼ਰਾ ਦੇ ਦੱਸ ਕਾਦੀ ਬੱਲੇ ਬੱਲੇ, ਜਿੰਨੀ ਛੇਤੀ ਉੱਤੇ ਓਨੀ ਛੇਤੀ ਥੱਲੇ, ਥੱਲੇ ਥੱਲੇ ਓਨੀ ਛੇਤੀ ਥੱਲੇ, ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਉਹ ਛੜੇ ਰਹਿ ਕੇ ਕੋਈ ਨਜ਼ਾਰਾ ਆਉਂਦਾ ਬੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਲੰਘਣ ਬਥੇਰੀਆਂ ਸਾਥੋਂ ਨਹੀਂ ਉਹ ਲੱਗਦੀਆਂ ਫਾਲਤੂ ਚ ਗੇੜੀਆਂ, ਸਾਥੋਂ ਨਹੀਂ ਉਹ ਗੱਲ ਹੁੰਦੀ ਸਾਰੀ ਰਾਤ ਜਾਗ ਬਈ, ਬਿਨਾਂ ਗੱਲੋਂ ਹੁੰਦਾ ਨਹੀਂ ਉਹ ਟਾਈਮ ਖਰਾਬ ਬਈ, ਉਹ ਗੋਲ ਗੱਪੇ ਕੁਲਚੇ ਖਵਾਊ ਕਿਹੜਾ ਖੜਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ, ਟੌਰ ਨਾਲ ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਛੜਾ ਮੁੰਡਾ ਟੌਰ ਨਾਲ ਛੜਾ, ਟੌਰ ਨਾਲ ਛੜਾ ਰਹਿੰਦਾ ਟੌਰ ਨਾਲ ਛੜਾ, ਉਹ ਯਾਰਾਂ ਨਾਲ ਸਾਰੀ ਸਾਰੀ ਰਾਤ ਚੱਲਦੀ ਆ ਪਾਰਟੀ, ਵਿਗੜ ਨੀ ਘਰੋਂ ਕੋਈ ਮਾਰ ਦੂਗਾ ਹਾਕ ਬਈ, ਦੂਜੇ ਦਿਨ ਉੱਠੀਦਾ ਏ ਮਰਜ਼ੀ ਦੇ ਨਾਲ ਬਈ, ਚਾਹ ਪਾਣੀ ਰੋਟੀ ਟੁੱਕ ਕਰੀਦਾ ਏ ਆਪ ਬਈ, ਚੁੱਲ੍ਹੇ ਵਿੱਚੋਂ ਧੂੰਆਂ ਉੱਡੇ ਬਣ ਬਣ ਕੜਾ ਟੋਰ ਨਾਲ ਛੜਾ ਮੁੰਡਾ ਟੋਰ ਨਾਲ ਛੜਾ ਟੋਰ ਨਾਲ ਛੜਾ ਰਹਿੰਦਾ ਟੋਰ ਨਾਲ ਛੜਾ ਉਹ ਛੜੇ ਰਹਿ ਕੇ ਵੀ ਕੋਈ ਨਜ਼ਾਰਾ ਆਉਂਦਾ ਬੜਾ ਟੋਰ ਨਾਲ ਛੜਾ ਮੁੰਡਾ ਟੋਰ ਨਾਲ ਛੜਾ ਟੋਰ ਨਾਲ ਛੜਾ ਰਹਿੰਦਾ ਟੋਰ ਨਾਲ ਛੜਾ ਕੁੱਟੀ ਦੀ ਆ ਤਾਸ਼ ਨਾਲੇ ਵੇਲਾ ਹੁੰਦਾ ਥੜਾ ਟੋਰ ਨਾਲ ਛੜਾ ਟੋਰ ਨਾਲ ਛੜਾ ਟੋਰ ਨਾਲ ਛੜਾ ਮੁੰਡਾ ਟੋਰ ਨਾਲ ਛੜਾ ਟੋਰ ਨਾਲ ਛੜਾ ਰਹਿੰਦਾ ਟੋਰ ਨਾਲ ਛੜਾ ਟੋਰ ਨਾਲ ਛੜਾ ਮੁੰਡਾ ਟੋਰ ਨਾਲ ਛੜਾ ਟੋਰ ਨਾਲ ਛੜਾ ਰਹਿੰਦਾ ਟੋਰ ਨਾਲ ਛੜਾ ਬਣਦੇ ਆ ਸਦਾ ਹੀ ਬਰਾਇਣ ਦੇ ਬਸ ਛੇੜਨਾ ਰਕਾਨੇ ਹੁਣ ਰਹਿਣ ਦੇ ਮੈਂ ਨੀ ਆਖਦਾ ਰਕਾਨੇ ਕਰੀ ਦੇ ਕੰਜੂਸ ਮੱਖੀ ਚੂਸ ਨਾ ਤੂੰ ਬਣਿਆ ਕਰੀ ਖੁੱਲਾ ਜਿਹਾ ਦਿਲ ਹੁਣੇ ਪਊ ਕਰੀ ਨਾ ਨਿੱਕੇ ਮੋਟੇ ਖਰਚੇ ਤੇ ਲੜਿਆ ਕਰੀ ਜਿਹਾ ਸੀ ਉਦੋਂ ਮੈਂ ਬਣਾਉਣਾ ਤੈਨੂੰ ਵਾਈਫ ਨੀ ਨਜ਼ਰਾਂ ਨਾ ਕੀਤੀ ਜਦੋਂ ਸਾਡੀ ਗੱਲ ਸਟ੍ਰਾਈਕ ਨੀ ਸੋਚਿਆ ਸੀ ਉਦੋਂ ਮੈਂ ਕਿਦਣਾ ਦਾ ਬਾਗੈ ਨੀ ਨਿਰੀ ਸਾਲੇ ਝਾਕੈ ਨੀ ਪੋਲੀਥੀਨ ਸਾਰਿਆਂ ਨੂੰ ਲਾ ਦੇਣੀ ਆਗੈ ਬੈਠੀ ਨੇ ਸਾਰਿਆਂ ਨੂੰ ਲਾ ਦੇਣੀ ਅੱਗ। ਅੱਜ ਕੱਲਾ ਰੁੰਗਾ ਇਸ਼ਕਾਇਆ ਮਿੱਠਿਆ ਰਹਿੰਦਾ ਸ਼ੱਕ ਜੇ ਕੋਈ ਕੱਢ ਲਈ ਤੂੰ ਫੇਰ ਹੋਏ ਛੋਲਿਆਂ ਨਾ ਪੈਂਦੇ ਆ ਬਦਾਮ ਚੱਬਣੇ ਟੀਕੇ ਡਹਿ ਗਿਆ ਦੇ ਕੁੱਤੇ ਨੀ ਬਣਾਉਂਦੇ ਸ਼ੇਰ ਹੋਏ ਮੇਰੇ ਵਾਲ ਕਿਨੂ ਨੇ ਬਲੱਡ ਬੱਲਿਆ ਉਹ ਜੁੱਤੀ ਥੱਲੇ ਰੱਖੀ ਦੇ ਸਟੱਡ ਬੱਲਿਆ ਅਠਾਈ ਦੇ ਬਰੋਲੇ ਤੇ ਫਲੱਡ ਬੱਲਿਆ ਉਹ ਹੋ ਜਾਂਦੇ ਜਦੋਂ ਬੱਸੋਂ ਬਾਹਰ ਨੇ ਹਵਾ ਵਿੱਚ ਉੱਡਦੇ ਲਫਾਫੇ ਫਿਰਦੇ ਇਕੱਠੇ ਕਰ ਫੂਕਣੇ ਆ ਯਾਰ ਨੇ ਹੋਰ ਨਹੀਂ ਉਹ ਹੁੰਦਾ ਟੋਲ ਰੇਟ ਗੋਰੀਏ ਬੜੀ ਅੱਤ ਚੱਕੀ ਲੰਡੂਆਂ ਦੀ ਡਾਰ ਨੇ ਹਵਾ ਵਿੱਚ ਉੱਡਦੇ ਲਫਾਫੇ ਫਿਰਦੇ ਇਕੱਠੇ ਕਰ ਫੂਕਣੇ ਆ ਯਾਰ ਨੇ ਹੋਰ ਨਹੀਂ ਉਹ ਹੁੰਦਾ ਟੋਲ ਰੇਟ ਗੋਰੀਏ ਬੜੀ ਅੱਤ ਚੱਕੀ ਲੰਡੂਆਂ ਦੀ ਡਾਰ ਨੇ ਸਨ ਪੁਲਤ ਹੋ ਸਾਡਾ ਦਿਲ ਤੋੜ ਕੇ ਤੂੰ ਸਾਨੂੰ ਬਾਗੀ ਕਰ ਗਈ ਮੁੰਡਾ ਵੈਸ਼ਨੂ ਸੀ ਪੀਣ ਦਾ ਤੂੰ ਆਦੀ ਕਰ ਗਈ ਹੋ ਸਾਡਾ ਦਿਲ ਤੋੜ ਕੇ ਤੂੰ ਸਾਨੂੰ ਬਾਗੀ ਕਰ ਗਈ ਮੁੰਡਾ ਵੈਸ਼ਨੂ ਸੀ ਪੀਣ ਦਾ ਤੂੰ ਆਦੀ ਕਰ ਗਈ ਸਾਡੇ ਤਾਂ ਨਜ਼ਾਰੇ ਬਣ ਗਏ ਜੋ ਜਵਾਕਾਂ ਨੂੰ ਨਜ਼ਾਰਾ ਅੱਧੀ ਛੁੱਟੀ ਦਾ ਹੋ ਸਾਡੀ ਲੱਗੀ ਹੋਵੇ ਘੁੱਟ ਕਿਤੇ ਕੱਲੀ ਮਿਲੇ ਤੂੰ ਫੇਰ ਵੇਖੀ ਤੂੰ ਨਜ਼ਾਰਾ ਲੱਗੀ ਦਾ ਤੇ ਟੁੱਟੀ ਦਾ ਲੱਗੀ ਹੋਵੇ ਘੁੱਟ ਕਿਤੇ ਕੱਲੀ ਮਿਲੇ ਤੂੰ ਫੇਰ ਵੇਖੀ ਤੂੰ ਨਜ਼ਾਰਾ ਲੱਗੀ ਦਾ ਤੇ ਟੁੱਟੀ ਦਾ SK Beats Hurt.